ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਵਾਇਆ ਇਹ ਮਨ ਏਕਤ ਘਰ ਆਣਾ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹ ਮਨ ਏਕਤ ਘਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਕਹ ਪਾਉ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਈ ਰਹੋ ਮਹਿਮਾਨ ਸਤਿਗੁਰ ਕਾ ਭਾਣਾ ਭੀ ਚੱਲਾ ਤਾ ਦਰਗਾਹ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਣੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿਰ ਹੈ ਸਮਾਈ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਦਕਾਈ ਬਹੁ ਬਹੁ ਵਿਦ ਭਾਤ ਕਰ ਕੋਈ ਬੂਝਾ ਬੂਝਣਾਰਾ ਅੰਤਰ ਦਵੇਕ ਕਰ ਸੋ ਬੂਝਾ ਇਹੋ ਬਵੇਕ ਜਿਸ ਬੁਝਾਈ ਆਪ ਹਾਰ ਜਨ ਨਾਨਕ ਕਹ ਵਿਚਾਰ ਗੁਰਮੁਖ ਹਰ ਸਤ ਹਰ ਸੋ ਬੂਝਾ ਇਹੋ ਬਵੇਕ ਜਿਸ ਬੁਝਾਈ ਆਪ ਹਰ ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਘਰ ਆਣ ਇਹਰ ਤੇਹਰ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸੋਰਠ ਕੀ ਵਾਰ ਪੌੜੀ ਗਿਆਰਵੀਂ ਸਲੋਕਾਂ ਨਾਲ